ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ ਕੁੜੀਨਾ, ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨਾ। ਲੱਗਦੀ ਆ ਮੈਨੂੰ ਜਿਵੇਂ ਅੰਬਰਾਂ ਦੀ ਕੁੜੀਨਾ, ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨਾ। ਲੱਗਦੀ ਆ ਮੈਨੂੰ ਜਿਵੇਂ ਅੰਬਰਾਂ ਦੀ ਕੁੜੀਨਾ, ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨਾ। ਪਤਲਾ ਜਲਕ ਤੇਰਾ ਲੱਕ ਨੂੰ ਸੰਭਾਲੀ, ਉਹਨੇ ਨਾ ਮਿਲੀ ਉਹਨੇ ਲੱਕ ਦੀ ਕਮਾਲੀ। ਪਤਲਾ ਜਲਕ ਤੇਰਾ ਲੱਕ ਨੂੰ ਸੰਭਾਲੀ, ਉਹਨੇ ਨਾ ਮਿਲੀ ਉਹਨੇ ਲੱਕ ਦੀ ਕਮਾਲੀ। ਲੱਕ ਦੀ ਕਮਾਲੀ ਹੋਇਆ ਬੁਰਾ ਹਾਲੀ, ਹੋਇਆ ਬੁਰਾ ਹਾਲੀ। ਤੂੰ ਆ ਜਾ ਮੇਰੇ ਕਲੋਸ, ਮਿਲਤਾ ਨਾ ਮੌਕਾ ਰੋਜ਼, I want you my baby, ਮੁਝੇ ਦੇ ਦੇ ਲਵ ਡੋਸ। ਤੂੰ ਆ ਜਾ ਮੇਰੇ ਕਲੋਸ, ਮਿਲਤਾ ਨਾ ਮੌਕਾ ਰੋਜ਼, I want you my baby, ਮੁਝੇ ਦੇ ਦੇ ਲਵ ਡੋਸ। ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ ਕੁੜੀਨਾ, ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨਾ। ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ ਕੁੜੀਨਾ, ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨਾ। ਯੇ ਚਾਂਦ ਸਾ ਰੋਸ਼ਨ ਚਿਹਰਾ, ਬਾਲੋਂ ਕਾ ਰੰਗ ਸੁਨਹਿਰਾ, ਕੈਸੇ ਦੇਖੂੰ ਤੇਰੀ ਆਂਖੇ, ਆਂਖੋਂ ਪੇ ਚਸ਼ਮੇ ਕਾ ਪਹਿਰਾ। ਯੇ ਚਾਂਦ ਸਾ ਰੋਸ਼ਨ ਚਿਹਰਾ, ਬਾਲੋਂ ਕਾ ਰੰਗ ਸੁਨਹਿਰਾ, ਕੈਸੇ ਦੇਖੂੰ ਤੇਰੀ ਆਂਖੇ, ਆਂਖੋਂ ਪੇ ਚਸ਼ਮੇ ਕਾ ਪਹਿਰਾ। ਚਸ਼ਮੇ ਕੋ ਹਟਾ ਦੋ, ਆਂਖੋਂ ਕੋ ਮਿਲਾ ਲੋ, ਆਂਖੋਂ ਕੇ ਨਸ਼ੀਲੇ ਜਾਮ, ਆਂਖੋਂ ਸੇ ਪਿਲਾ ਦੋ। ਲਗਤਾ ਹਮ ਪਹਿਲੇ ਕਹੀਂ ਮਿਲੇ ਯਾ ਹੋ ਮੁਝੇ ਜਾਗੂ। ਇਧਰ ਉਧਰ ਕਹਾਂ ਦੇਖੀ ਗਰਲ, ਆਮ ਟਾਕਿੰਗ ਟੂ ਯੂ। ਅਬ ਆਂਖੋਂ ਸੇ ਹਟਾਇਆ ਚਸ਼ਮਾ, ਆਂਖੇ ਤੋ ਮਿਲਾਓ ਜੀ। ਦੁਨੀਆ ਵਾਲੇ ਜੋ ਵੀ ਬੋਲੇ ਹਮਸੇ ਨਾ ਸ਼ਰਮਾਓ ਜੀ। ਅਬ ਫੋਨ ਕੋ ਉਠਾਓ ਜੀ, ਔਰ ਡੈਡੀ ਕੋ ਮਿਲਾਓ ਜੀ, ਉਨਕੇ ਫਿਊਚਰ ਸਨ ਇਨ ਲੋ ਕੀ ਬਾਤ ਉਨਸੇ ਕਰਵਾਓ ਜੀ। ਹੈਲੋ ਅੰਕਲ ਨਮਸਤੇ, ਚਲੋ ਕਾਮ ਕੀ ਬਾਤ ਪੇ ਆਤੇ ਹੈ। ਅਬ ਆਪ ਯੇ ਪੁੱਛੇਂਗੇ ਕਿ ਆਪ ਕਿਤਨੇ ਪੈਸੇ ਕਮਾਤੇ ਹੈ। ਬਸ ਜਿਤਨਾ ਆਪਕੀ ਬੇਟੀ ਏਕ ਮਹੀਨੇ ਮੇ ਉਡਾਤੀ ਹੈ, ਏਕ ਹਫਤੇ ਮੇ ਮੇਰੀ ਗਾੜੀ ਉਤਨਾ ਤੇਲ ਖਾਤੀ ਹੈ। ਹੈ ਘਰ ਹੈ ਪੈਸਾ ਹੈ ਗਾੜੀ, ਆਪ ਦੋ ਜੋੜੋ ਮੇ ਲੜਕੀ ਭੇਜੋ, ਲੜਕੀ ਹੋਈ ਹਮਾਰੀ। ਅੰਕਲ ਘਰ ਹੈ ਪੈਸਾ ਹੈ ਗਾੜੀ, ਆਪ ਦੋ ਜੋੜੋ ਮੇ ਲੜਕੀ ਭੇਜੋ, ਲੜਕੀ ਹੋਈ ਹਮਾਰੀ। ਓਕੇ ਬਾਏ। ਲੱਗਦੀ ਆ ਮੈਨੂੰ ਜਿਵੇਂ ਅੰਬਰਾਂ ਦੀ ਕੁੜੀਨਾ, ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨਾ। ਲੱਗਦੀ ਆ ਮੈਨੂੰ ਜਿਵੇਂ ਅੰਬਰਾਂ ਦੀ ਕੁੜੀਨਾ, ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨਾ। ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ ਕੁੜੀਨਾ, ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨਾ। ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ ਕੁੜੀਨਾ, ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨਾ। ਮਿਲਤਾ ਨਾ ਮੌਕਾ ਰੋਜ਼, ਆ ਵਾਂਟ ਯੂ ਮਾਈ ਬੇਬੀ, ਮੁਝੇ ਦੇ ਦੇ ਲਵ ਡੋਸ। ਤੂੰ ਆ ਜਾ ਮੇਰੇ ਕਲੋਸ, ਮਿਲਤਾ ਨਾ ਮੌਕਾ ਰੋਜ਼, ਆ ਵਾਂਟ ਯੂ ਮਾਈ ਬੇਬੀ, ਮੁਝੇ ਦੇ ਦੇ ਲਵ ਡੋਸ।